ਜਦੋਂ ਖਿਲਾਰ ਦਿੱਤੇ ਸ਼ਾਹੀ ਮੁਗਲ ਪਠਾਣੀਆਂ ਰੋ ਪਈਆਂ ਵੈਣ ਪਾਏ ਕਬੂਤਰਾਂ ਆਲਣੇ ਚੋਂ ਦੁੱਧਾਂ ਸਣੇ ਮਦਾਣੀਆਂ ਰੋ ਪਈਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜੇ ਸਿੱਖੀ ਸਿਦਕ ਨੂੰ ਕਾਇਮ ਰੱਖਦੇ ਹੋਏ ਗੱਜ ਕੇ ਫਤਿਹ ਬੁਲਾ ਰਹੇ ਹਨ। ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ। सिंह दे शेर बहादुर काल तो नहीं हो डर दे प्रेम खेलन का चाओ इनाम शीश तली ते तर दे अमृत दे एक कुट ने दिती देश कौम जीता ससरी अकाल वीरे ससरी अकाल वीरे ससरी अकाल ससरी अकाल वीरे ससरी अकाल ससरी अकाल आखरी ससरी अकाल ससरी अकाल आखरी बस।